ਮਾਪਿਆਂ ਨੀ ਮੇਰਿਆਂ ਦਾ, ਸਰ ਜੂਗਾ ਤੇਰੇ ਬਿਨਾ ਮਾਪਿਆਂ ਨੀ ਮੇਰਿਆਂ ਦਾ, ਕਰ ਲਊਂਗਾ ਹੀਲਾ ਕੋਈ ਹੋਰ ਕੁੜੀਏ, ਕੁਝ ਸੋਚ ਲੈ ਜਵਾਨੀ ਦਾ ਏ, ਜ਼ੋਰ ਕੁੜੀਏ ਨੀ ਕੁਝ ਸੋਚ ਲੈ ਜਵਾਨੀ ਦਾ ਏ, ਜ਼ੋਰ ਕੁੜੀਏ ਤੇਰੀ ਮਾਂ ਵੇ ਲੜਾਕੀ ਉਹਦੀ ਗਿੱਠ ਦੀ ਜ਼ਬਾਨ, ਜਦ ਪੈਰ ਸੋਰੀ ਪਾਵਾਂ ਚੂੜੀ ਤੰਗ ਦਿੰਦੀ ਜਾਨ, ਜਦ ਪੈਰ ਸੋਰੀ ਪਾਵਾਂ ਚੂੜੀ ਤੰਗ ਦਿੰਦੀ ਜਾਨ, ਮਨ ਮੇਰੀ ਇੱਕ ਗੱਲ ਹੋ ਜਾ ਵੱਖ ਮੁੰਡਿਆ ਵੇ, ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ ਵੇ, ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ, ਮੇਰੇ ਮਾਪਿਆਂ ਨੂੰ ਜੇ ਤੂੰ ਮੰਦਾ ਚੰਗਾ ਬੋਲਿਆ, ਕਰੂੰ ਚੱਟ ਵਿੱਚ ਸਿੱਧੀ ਫੇਰ ਮੁੰਡੇ ਖੋਲਿਆ, ਮੇਰੇ ਮਾਪਿਆਂ ਨੂੰ ਜੇ ਤੂੰ ਮੰਦਾ ਚੰਗਾ ਬੋਲਿਆ, ਕਰੂੰ ਚੱਟ ਵਿੱਚ ਸਿੱਧੀ ਫੇਰ ਮੁੰਡੇ ਖੋਲਿਆ, ਪਾਇਆ ਕਾਤ ਤੂੰ ਤੂੰ ਦੱਸ ਨਾ ਸ਼ੋਰ ਕੁੜੀਏ, ਕੁਝ ਸੋਚ ਲੈ ਜਵਾਨੀ ਦਾ ਏ, ਜ਼ੋਰ ਕੁੜੀਏ ਨੀ ਕੁਝ ਸੋਚ ਲੈ ਜਵਾਨੀ ਦਾ ਏ, ਜ਼ੋਰ ਕੁੜੀਏ ਵਿਆਹ ਹੋਰ ਕਰਵਾ ਲੈ ਤੈਨੂੰ ਐਡਾ ਜੇ ਜ਼ਰੂਰ, ਤੈਨੂੰ ਵੇਖ ਲਉ ਮੈਂ ਜੱਟਾ ਜਦੋਂ ਲਿਆਵੇਂਗਾ ਤੂੰ ਹੂਰ, ਤੈਨੂੰ ਵੇਖ ਲਉ ਮੈਂ ਜੱਟਾ ਜਦੋਂ ਲਿਆਵੇਂਗਾ ਤੂੰ ਹੂਰ, ਇਹ ਵੀ ਕੱਢ ਲੈ ਤੂੰ ਦਿਲ ਵਿੱਚੋਂ ਸ਼ੱਕ ਮੁੰਡਿਆ ਵੇ, ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ ਵੇ, ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ, ਰੱਬ ਦਾ ਸ਼ੁਕਰ ਨੀ ਤੂੰ ਕੱਟ ਲੈ ਦਿਹਾੜੇ, ਇਤੂ ਲੋਕਾਂ ਵਿੱਚ ਸਾਨੂੰ ਨਾ ਬਣਾ ਬਿੱਲੋ ਮਾੜੇ, ਪਰ ਰੱਬ ਦਾ ਸ਼ੁਕਰ ਨੀ ਤੂੰ ਕੱਟ ਲੈ ਦਿਹਾੜੇ, ਇਤੂ ਲੋਕਾਂ ਵਿੱਚ ਸਾਨੂੰ ਨਾ ਬਣਾ ਬਿੱਲੋ ਮਾੜੇ, ਐਡਾ ਲਾਲੀ ਨੂੰ ਨਾ ਜਾਣੀ ਕੰਮ ਦੂਰ ਕੁੜੀਏ, ਕੁਝ ਸੋਚ ਲੈ ਜਵਾਨੀ ਦਾ ਏ, ਦੂਰ ਕੁੜੀਏ ਨੀ ਕੁਝ ਸੋਚ ਲੈ ਜਵਾਨੀ ਦਾ ਏ, ਦੂਰ ਕੁੜੀਏ ਮੈਨੂੰ ਰੇਸ਼ਮੀ ਰੁਮਾਲ।